You say you wanna wanna say you wanna love me. Say what? You say you wanna wanna wanna love me, baby. Why? You say you wanna wanna say you wanna love me. If you look in my heart, you will come discover I am not about any other player. Tell it. Give me just a 1 minute, girl, don't you make it difficult, and you will see that I am true sayer. Pick up. If you tell him what to do, you just won't be too hard. ਲੰਬਾ ਕੱਦ ਤੂਜਾ ਸੋਹਣੀ ਵੀ ਤੂੰ ਹੱਦ ਤੀਜਾ ਰੂਪ ਤੇਰਾ ਚਮ ਚਮ ਕਰਦਾਨੀ ਇੱਕ ਉੱਚਾ ਲੰਬਾ ਕੱਦ ਤੂਜਾ ਸੋਹਣੀ ਵੀ ਤੂੰ ਹੱਦ ਤੀਜਾ ਰੂਪ ਤੇਰਾ ਚਮ ਚਮ ਕਰਦਾਨੀ ਮੈਂ ਤੇਰੀ ਤੇਰੇ ਉੱਤੇ ਮਰਦਾਨੀ ਮੈਂ ਤੇਰੀ ਤੇਰੇ ਉੱਤੇ ਮਰਦਾਨੀ ਨੈਣ ਚੱਕ ਚੱਕ ਚੱਕ ਤੁਝੇ ਤੱਕ ਤੱਕ ਤੱਕ ਨੈਣ ਚੱਕ ਚੱਕ ਚੰਦ ਅੰਬਰੋਂ ਸੇ ਆਹੇ ਵਰਦਾਨੀ ਮੈਂ ਵੀ ਤੇਰੇ ਉੱਤੇ ਮਰਦਾਨੀ ਮੈਂ ਵੀ ਤੇਰੀ ਤੇਰੇ ਉੱਤੇ ਮਰਦਾਨੀ ਬ੍ਰਿੰਗ ਅ ਫੇਸ ਬੈਕ ਮੈਂ ਵੀ ਤੇਰੀ ਤੇਰੇ ਉੱਤੇ ਮਰਦਾਨੀ